ਜਿਹੜਾ ਯਾਰ ਜੱਟ ਦੇ ਕਿਹੜਾ ਸਾਰਿਆਂ ਦੀ ਯਾਰੀ ਦੋਸਤੀ ਲਈ ਗਾਣੇ ਦਾ ਨਾਮ ਕੀ ਆ ਯਾਰ ਜੱਟ ਦੇ ਕਿਹਨਾਂ ਨੂੰ ਡੈਡੀਕੇਟ ਹੋਊਗਾ ਇਧਰ ਨੂੰ ਕਰ ਤੂੰ ਫੋਨ ਮਾਈ ਜਾਣਾ ਇਹ ਹੈਗਾ ਸਾਰਿਆਂ ਦੀ ਯਾਰੀ ਦੋਸਤੀ ਲਈ ਜਿਹੜੇ ਜਿਹਦੇ ਸੱਚੇ ਯਾਰ ਐਵੇਂ ਯਾਰ ਦੋਸਤ ਨਹੀਂ ਕਹਿਣ ਵਾਲੇ ਯਾਰ ਦੋਸਤ ਨਹੀਂ ਉਹ ਯਾਰ ਦੋਸਤਾਂ ਲਈ ਆ ਜਿਹੜੇ ਕਿ ਹਰ ਟਾਈਮ ਚੰਗੇ ਮਾੜੇ ਟਾਈਮ ਦੇ ਵਿੱਚ ਆਪਣੇ ਯਾਰਾਂ ਦੇ ਨਾਲ ਖੜਦੇ ਆ ਇਹ ਗਾਣਾ ਉਹਨਾਂ ਲਈ ਡੈਡੀਕੇਟ ਹੋਊਗਾ ਅਤੇ ਉਮੀਦ ਕਰਦਾ ਕਿ ਤੁਸੀਂ ਸਾਰੇ ਉਹਨੂੰ ਸੁਣੋਗੇ ਅਤੇ ਐਪਰੀਸ਼ੀਏਟ ਕਰੋਗੇ ਕਿਉਂਕਿ ਵੀਡੀਓ ਵੀ ਬਹੁਤ ਵਧੀਆ ਬਣਾਈ ਆ ਉਹਦੀ ਰਵਿੰਦਰ ਖਹਿਰਾ ਨੇ ਵੀਡੀਓ ਬਣਾਈ ਆ ਸੋ ਤੁਹਾਡੇ ਸਾਰਿਆਂ ਦੇ ਯਾਰਾਂ ਦੋਸਤਾਂ ਲਈ ਮੇਰੇ ਯਾਰ ਲਈ ਮੇਰੇ ਯਾਰਾਂ ਦੋਸਤਾਂ ਲਈ ਜੀ ਸਾਡੀ ਯਾਰੀ ਦੋਸਤੀ ਲਈ ਅਤੇ ਤੁਹਾਡੇ ਸਾਰਿਆਂ ਦੀ ਫਰੈਂਡਸ਼ਿਪ ਲਈ ਡੈਡੀਕੇਟਡ ਹੋਊਗਾ ਗਾਣਾ ਯਾਰ ਜੱਟ ਦੇ ਨਰਿੰਦਰ ਬਾਠ ਬਾਈ ਨੇ ਲਿਖਿਆ ਹੋਇਆ ਇਕੱਲੀ ਇਕੱਲੀ ਗੱਲ ਸੁਣਨ ਵਾਲੀ ਆ ਬਹੁਤ ਯਾਰ ਜੀ ਔਖੇ ਵੇਲੇ ਇਹ ਬਾਹਲਾ ਗਾਣਾ ਰਹਿਣਾ ਵੀ ਮਿੰਟ 'ਚ ਗਾਣਾ ਸੁਣਾਉਣ ਲੱਗ ਜਾਣਾ ਤੁਸੀਂ ਸੁਣਿਓ ਅਤੇ ਬਾਕੀ ਤੁਹਾਨੂੰ ਸੱਚੋ ਇਹ ਦੱਸਣਾ ਸੀਗਾ ਕਿ ਲਾਈਕ ਐਲਬਮ ਦੇ ਵਿੱਚ 9 ਗਾਣੇ ਆ ਜਿਹਦੇ ਵਿੱਚੋਂ ਪਹਿਲਾ ਗਾਣਾ ਸਾਡਾ ਡਿਊਟ ਆ ਚਾਰ ਚਾਰ ਗਾਣੇ ਸਾਡੇ ਸੋਲੋ ਆ ਪਰ ਅਸੀਂ ਸਾਰੇ ਸੋਨੂੰ ਆ ਜੀਤਿੰਦਰ ਸਿੰਘ ਬਣਾ ਕੇ ਨਾ ਪ੍ਰਦੀਪ ਗਿੱਲ ਵੀ ਦਿਖਾ ਦਿਓ ਓਏ ਹੋਏ ਬਾਈ ਟੋਪੀ ਸਰਾ ਬਾਈ ਟੋਪੀ ਸਰਾ ਓਏ ਬਾਈ ਸੋਨੂੰ ਤੇਰੇ ਭਰਾ ਵੀ ਸਰਾ ਸ਼ਰਾਰਤੀ ਹੋ ਗਿਆ ਤੂੰ ਸ਼ਰਾਰਤੀ ਹੁਣ ਤੂੰ ਮੇਰੇ ਨਾਲ ਫੇਸਬੁੱਕ ਤੇ ਗੱਲਾਂ ਕਰੇਗਾ ਸੋਨੂੰ ਪਨਾਗ ਕੀ ਪੱਪਾ ਕੱਢ ਕੇ ਲੱਗ ਰਿਹਾ ਹੁੰਦਾ ਹਾਂ ਜੇ ਪਨਾਗ ਚੋਂ ਪੱਪਾ ਕੱਟ ਦਈਏ ਤਾਂ ਸਿਰਫ ਨਾਗ ਰਹਿ ਜਾਂਦਾ ਇਹ ਸਿਰਫ ਅਸੀਂ ਆਪਣੇ ਸੋਨੂੰ ਨੂੰ ਕਹਿ ਰਹੇ ਹਾਂ ਬਾਕੀ ਪਨਾਗ ਨੂੰ ਨੋ ਆਫੈਂਸ ਪਨਾਗ ਸਿਰਾ ਗੋਤ ਆ ਵੈਸੇ ਤੇ ਅੱਛਾ ਤੁਹਾਨੂੰ ਦੱਸਣਾ ਸੀਗਾ ਕਿ ਗਾਣਾ ਸਾਰੀ ਐਲਬਮ ਅਸੀਂ ਇਕੱਠੀ ਨਹੀਂ ਰਿਲੀਜ਼ ਕਰ ਰਹੇ ਹੈਗੇ ਪਹਿਲਾਂ ਇੱਕ ਗਾਣਾ ਆਊਗਾ ਡਿਊਟ ਦੋਨਾਂ ਦਾ ਫਿਰ ਉਹ ਤੋਂ ਹਫ਼ਤਾ ਜਾਂ 10 ਦਿਨ ਬਾਅਦ ਇੱਕ ਮੇਰਾ ਸਿੰਗਲ ਗਾਣਾ ਆਊਗਾ ਫਿਰ ਉਹ ਤੋਂ ਹਫ਼ਤਾ ਜਾਂ 10 ਦਿਨ ਬਾਅਦ ਜੱਸੀ ਦਾ ਇੱਕ ਸਿੰਗਲ ਗਾਣਾ ਆਊਗਾ ਜਿੱਦਣ ਜੱਸੀ ਦਾ ਗਾਣਾ ਆਊਗਾ ਮਤਲਬ ਜਿੱਦਣ ਐਲਬਮ ਦਾ ਤੀਜਾ ਗਾਣਾ ਆਊਗਾ ਉਸ ਦਿਨ ਅਸੀਂ ਸਾਰੀ ਐਲਬਮ ਦੇ ਗਾਣੇ ਰਿਲੀਜ਼ ਕਰ ਦਾਂਗੇ ਇਹ ਇਸ ਕਰਕੇ ਕਰ ਰਹੇ ਹਾਂ ਤਾਂ ਕਿ ਤੁਹਾਡਾ ਇੰਟਰਸਟ ਵੀ ਬਣਿਆ ਰਹੇ ਅਤੇ ਤੁਹਾਨੂੰ ਗਾਣੇ ਵੀਡੀਓ ਨਾਲ ਸੁਣਨ ਨੂੰ ਮਿਲਣ ਕਿਉਂਕਿ ਕਈ ਵਾਰੀ ਜਦੋਂ ਵੀਡੀਓ ਨਹੀਂ ਆਇਆ ਹੁੰਦਾ ਗਾਣੇ ਦਾ ਤਾਂ ਗਾਣੇ ਦਾ ਕਈ ਵਾਰੀ ਸਵਾਦ ਨਹੀਂ ਆਉਂਦਾ ਸੋ ਅਸੀਂ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਨੂੰ ਇਕੱਲੀ ਇਕੱਲੀ ਚੀਜ਼ ਫਰੈਸ਼ ਮਿਲੇ ਅਤੇ ਤੁਹਾਨੂੰ ਵਧੀਆ ਲੱਗੇ ਕਿਉਂਕਿ ਅਸੀਂ ਬਹੁਤ ਦੇਰ ਤੋਂ ਮਿਹਨਤ ਕਰ ਰਹੇ ਹਾਂ ਇਸ ਐਲਬਮ ਦੇ ਉੱਤੇ ਅਤੇ ਐਲਬਮ ਦੇ ਸਾਰੇ ਜਿਹੜੇ ਮੇਰੇ ਗਾਣੇ ਆ ਜਿਹੜੇ ਮੈਂ ਗਾਏ ਆ ਉਹ ਡਿਊਟ ਤਾਂ ਨਰਿੰਦਰ ਬਾਠਬਾਈ ਦਾ ਲਿਖਿਆ ਹੋਇਆ ਇੱਕ ਮੇਰਾ ਲੋਕ ਤੱਥ ਉਹ ਨਰਿੰਦਰ ਬਾਠਬਾਈ ਦਾ ਲਿਖਿਆ ਹੋਇਆ ਇੱਕ ਗਾਣਾ ਸ਼ੇਰੋ ਵਾਲੇ ਮੱਟ ਵੀਰੇ ਦਾ ਲਿਖਿਆ ਹੋਇਆ ਅਤੇ ਇੱਕ ਗਾਣਾ ਜਿਹੜਾ ਇੱਕ ਵੀਤ ਬਲਜੀਤ ਦਾ ਗਾਣਾ ਲਿਖਿਆ ਹੋਇਆ ਕਰੀਨਾ ਉਹ ਬਾਹਲਾ ਮੈਨੂੰ ਘੈਂਟ ਲੱਗਦਾ ਗਾਣਾ ਜੱਸੀ ਲੋਖੇ ਦਾ ਲਿਖਿਆ ਹੋਇਆ ਇੱਕ ਗਾਣਾ ਜੀ ਬਾਈ ਦਾ ਸੋ ਜੱਸੀ ਆਪਣੇ ਬਾਰੇ ਦੱਸਦਾ ਮੇਰੀ ਐਲਬਮ ਨੂੰ ਜਿਵੇਂ ਦੱਸਿਆ ਇੱਕ ਡਿਊਟ ਜਿਹੜਾ ਨਰਿੰਦਰ ਬਾਠਬਾਈ ਦਾ ਲਿਖਿਆ ਹੋਇਆ ਅਤੇ ਬਾਕੀ ਚਾਰ ਗਾਣੇ ਕਾਬਲ ਸਰੂਪ ਵਾਲੀ ਦੇ ਲਿਖੇ ਹੋਏ ਨੇ ਬਾਈ ਦੇ ਬਹੁਤ ਸੋਹਣੇ ਸੋਹਣੇ ਗਾਣੇ ਉਹਨੇ ਲਿਖੇ ਨੇ ਤੁਸੀਂ ਸੁਣੇ ਨੇ ਅਤੇ ਉਹ ਗਾਣੇ ਨੇ ਇੱਕ ਗਾਣਾ ਮੇਰੇ ਵੀਰ ਬੱਬੂ ਦਾ ਲਿਖਿਆ ਹੋਇਆ ਅਤੇ ਮੇਰੇ 5 ਗਾਣੇ ਹੋਣਗੇ ਐਲਬਮ ਦੇ ਵਿੱਚ ਕਿਉਂਕਿ 10 ਗਾਣੇ ਹੋ ਗਏ ਹੈ 10 ਗਾਣੇ ਹੋ ਗਏ ਫਿਰ ਨਹੀਂ 5 ਕਿ 4 5 ਹੀ ਹੋਣਗੇ ਹਾਂ ਬੱਬੂ ਵੀਰੇ ਵਾਲਾ ਗਾਣਾ ਵੀ ਹੋਊਗਾ ਵਿੱਚ ਤੇ ਫਿਰ 10 ਗਾਣੇ ਹੋ ਗਏ 10 ਗਾਣੇ ਹੋ ਗਏ ਉਹ ਸੌਰੀ 9 ਨਹੀਂ ਜੀ 10 ਗਾਣੇ ਹੋਣਗੇ 10 ਗਾਣੇ ਲਓ ਇੱਕ ਗਾਣਾ ਚੱਕੋ ਬੋਨਸ ਟਰੈਕ ਹੋ ਗਿਆ ਬੈਠੇ ਬੈਠੇ ਤੇ ਸਪੀਡ ਰੈਕਟ ਨੇ ਰਿਲੀਜ਼ ਕਰਨੀ ਐਲਬਮ ਤੇ ਜਿਹੜੀ ਪਿਛਲੀ ਵਾਰ ਕਿਹਾ ਸੀ ਗੱਲ ਹੋਈ ਨਹੀਂ ਹੋ ਗਈ ਆ ਕਲੀਅਰ ਹੋ ਗਈ ਆ ਗਾਣਾ ਸਾਰਾ ਕੁਝ ਸੌਲਡ ਹੋ ਗਿਆ ਯਾਰ ਮੇਰੇ ਲਾਈਟ ਜ਼ਿਆਦਾ ਪੈਂਦੀ ਆ ਨਾ ਸੋ ਸਪੀਡ ਰੈਕਟ ਵੱਲੋਂ ਹੀ ਰਿਲੀਜ਼ ਹੋ ਗਈ ਐਲਬਮ ਬਿਲਕੁਲ ਸੋ ਚਲੋ ਜਿਆਦਾ ਟਾਈਮ ਨਾ ਚੱਲੀਏ ਲੰਮਾ ਆਪਾਂ ਹਾਂ ਫਿਰ ਇੰਡੀਆ ਦੇ ਵਿੱਚ ਦੇਖਣਾ ਹੀ ਆ ਲੋਕਾਂ ਨੇ ਇੰਡੀਆ ਦੇ ਵਿੱਚ ਵੈਸੇ ਤਾਂ ਹੁਣ ਟਾਈਮ ਪਰ ਨਹੀਂ ਹੁਣ ਤਾਂ ਯਾਰ ਇੰਡੀਆ ਦੇ ਵਿੱਚ ਬਾਈ ਜੀ ਜੀਓ ਸਿਮ ਆ ਗਿਆ ਜਿਹਦੇ ਵਿੱਚ ਲੜਾਈਆਂ ਹੁੰਦੀਆਂ ਨੇ ਐਂਡ ਓਏ ਪ੍ਰੋਮੋਸ਼ਨ ਨਾ ਕਰਮ ਬਾਨੀ ਉਹਦੀ ਨਹੀਂ ਮੈਂ ਪ੍ਰੋਮੋਸ਼ਨ ਨਹੀਂ ਕਰ ਰਿਹਾ ਵੈਸੇ ਦੱਸ ਰਿਹਾ ਕਹਿੰਦੇ ਕਿ ਉਹ 6 ਮਹੀਨੇ ਫ੍ਰੀ ਆਫ ਕਾਸਟ ਇੰਟਰਨੈਟ ਦਿੰਦੇ ਆ ਜਿੱਦੇ ਮਰਜ਼ੀ ਖੜ ਕੇ ਚਲਾ ਲਓ ਚੱਲ ਪੈਂਦਾ ਠੀਕ ਹੈ ਜੀ ਠੀਕ ਹੈ ਸੋ ਹੋਰ ਆਪਾਂ ਦੀ ਗੱਲਬਾਤ ਕੋਈ ਦੱਸਣੀ ਹੋਵੇ ਕੋਈ ਇਨਫੋਰਮੇਸ਼ਨ ਬਸ ਅਸੀਂ ਦੱਸਣਾ ਕਿ ਸਿਆਟਲ ਚੱਲੇ ਜੀ ਕੱਲ ਸਾਡਾ ਸ਼ੋਅ ਹੈ ਸਿਆਟਲ ਸੋ ਹਾਂਜੀ ਸਿਆਟਲ ਦੇ ਵਿੱਚ ਕੈਂਟ ਦੇ ਵਿੱਚ ਸਿਆਟਲ ਦੇ ਨਾਲ ਹੀ ਆ ਮੈਨੂੰ ਲੱਗਦਾ ਉਹ ਸੋ ਸਾਰਿਆਂ ਨੂੰ ਅਸੀਂ ਸਾਡੀ ਮੇਰੇ ਵੱਲੋਂ ਸਾਡੇ ਦੋਨਾਂ ਵੱਲੋਂ ਗਿੱਪੀ ਵੀਰੇ ਵੱਲੋਂ ਸਾਰੀ ਟੀਮ ਵੱਲੋਂ ਕਿ ਤੁਸੀਂ ਆਇਓ ਜ਼ਰੂਰ ਜਿੱਦਾਂ ਪਹਿਲਾਂ ਬਾਕੀ ਸਾਰੇ ਸ਼ੋਅ ਨੂੰ ਪਰਮਾਂਗਾਰਾ ਮਿਲਿਆ ਸਾਨੂੰ ਉਮੀਦ ਹੈ ਕਿ ਸੈਟਲ ਵੀ ਬਹੁਤ ਪਿਆਰ ਮਿਲੂਗਾ ਅਤੇ ਅਸੀਂ ਪ੍ਰੋਮਿਸ ਕਰਦੇ ਹਾਂ ਤੁਹਾਡਾ ਬਹੁਤ ਇੰਟਰਟੇਨਮੈਂਟ ਕਰਕੇ ਜਾਵਾਂਗੇ ਕਿਉਂਕਿ ਤੁਹਾਨੂੰ ਨਵੇਂ ਨਵੇਂ ਗਾਣੇ ਸੁਣਾਵਾਂਗੇ ਆਹੋ ਮੇਰੇ ਵੀ ਆਹ ਦੇਖੋ ਜੀ J2B ਇੱਕ ਐਪ ਅਸੀਂ ਇੱਥੇ ਬਣਵਾਈ ਹੈ ਜੀ ਸਪੈਸ਼ਲ ਅਤੇ ਜਦੋਂ ਜਿਹੜੇ ਸਰਪ੍ਰਾਈਜ਼ ਅਸੀਂ ਆਪਣੇ ਗਿਫਟ ਭੇਜ ਰਹੇ ਹਾਂ ਜਿਹੜੇ ਸੱਚੋ ਜਿਨ੍ਹਾਂ ਤੋਂ ਐਡਰੈਸ ਮੰਗਵਾਏ ਸੀਗੇ ਜੀ ਆਲਮੋਸਟ ਸਾਰਾ ਰੈਡੀ ਆ ਉਹ ਰੈਡੀ ਆ ਚੀਜ਼ਾਂ ਸਾਰੀਆਂ ਦੇ ਵਿੱਚ ਤੁਹਾਡੇ ਘਰੇ ਤੁਹਾਨੂੰ ਬਕਾਇਦਾ ਮਤਲਬ ਮੇਲ ਦੇ ਵਿੱਚ ਡਿਲੀਵਰ ਹੋਊਗਾ ਈਮੇਲ 'ਚ ਨਹੀਂ ਬਕਾਇਦਾ ਤੁਹਾਨੂੰ ਚੀਜ਼ਾਂ ਮਿਲਣਗੀਆਂ ਅਤੇ ਮੈਨੂੰ ਲੱਗਦਾ 12,000 ਐਡਰੈਸ ਆਇਆ 16,000 ਐਡਰੈਸ 16,000 ਐਡਰੈਸ ਸਾਡੇ ਕੋਲ ਪਹੁੰਚਿਆ ਜੀ ਅਤੇ ਅਸੀਂ ਕੋਸ਼ਿਸ਼ ਕੀਤੀ ਕਿ 16,000 ਬੰਦਿਆਂ ਨੂੰ ਜੋ ਸੀਗਾ ਭੇਜਿਆ ਜਾਵੇ ਬਾਕੀ ਦੇਖਦਾ ਸਾਡੇ ਆਫਿਸ 'ਚ ਪਿੱਛੇ ਸਾਡੀ ਟੀਮ ਲੱਗੀ ਹੋਈ ਆ ਨikhil ਦੇ ਲੀਡਰਸ਼ਿਪ ਦੇ ਥੱਲੇ VIP ਕ੍ਰੀਏਸ਼ਨ ਤੇ ਜਿਹਨਾਂ ਨੂੰ ਉਹਨਾਂ ਦਾ ਬਹੁਤ ਬਹੁਤ ਥੈਂਕਸ ਹੈ ਬਹੁਤ ਜ਼ਿਆਦਾ ਮਿਹਨਤ ਕਰਨ ਲੱਗੇ ਨੇ ਇਸ ਐਲਬਮ ਦੇ ਲਈ ਉਮੀਦ ਕਰਦੇ ਕਿ ਤੁਸੀਂ ਸਾਰੇ ਪਸੰਦ ਕਰੋਗੇ ਸਾਡੇ ਭੇਜੇ ਗਿਫਟ ਵੀ ਪਸੰਦ ਕਰੋਗੇ ਤੇ ਜਦੋਂ ਸਾਡੇ ਭੇਜੇ ਹੋਈਆਂ ਚੀਜ਼ਾਂ ਤੁਹਾਨੂੰ ਮਿਲੀਆਂ ਟੀਮ ਜੱਸੀ ਬੱਬਲ ਵੱਲੋਂ ਤਾਂ ਪੋਸਟ ਪਾ ਕੇ ਹੈਸ਼ਟੈਗ ਪਾ ਕੇ ਜ਼ਰੂਰ ਕਰਿਓ ਹੈਸ਼ਟੈਗ ਪਾ ਕੇ ਟੀਮ ਜੱਸੀ ਬੱਬਲ ਤੇ ਟੀਮ ਜੱਸੀ ਬੱਬਲ ਤੇ J2B ਢਿੱਲੋਂ ਸਾਹਿਬ ਕਹਿੰਦੇ ਲਵ ਯੂ ਬਾਈ ਟਰੱਕ ਭਰ ਕੇ ਤੁਹਾਨੂੰ ਵੀ ਵੀਰੇ ਲਵ ਯੂ ਟਰਾਲਾ ਭਰ ਕੇ ਵੱਡਾ ਸਾਰਾ ਆਹ ਜਿਹੜਾ ਮਗਰ ਆਪਾਂ ਕੀ ਲੋਡ ਕੀ ਆਪਣੇ ਕੋਲ ਕਾਫੀ ਓਹੋ ਕਾਫੀ ਦਾ ਟਰੱਕ ਲੈ ਕੇ ਬਾਈ ਮੁੰਡੇ ਤੁਰੇ ਹੋਏ ਆ ਚਲੋ ਬਹੁਤ ਵਧੀਆ ਵੈਸੇ ਸਾਰੇ ਟਰੱਕਾਂ ਵਾਲੇ ਬਾਈਆਂ ਨੂੰ ਵੀ ਯਾਰ ਸਲੂਟ ਆ ਕਿਉਂਕਿ ਤੁਹਾਡੀ ਵੀ ਲਾਈਫ ਬਹੁਤ ਹਾਰਡ ਆ ਬਾਈ ਪਿਛਲੀ ਵਾਰ ਵੀ ਜਦੋਂ ਅਸੀਂ ਆਏ ਸੀਗੇ ਤਾਂ ਅਸੀਂ ਐਲਏ ਤੱਕ ਗਏ ਸੀਗੇ ਪ੍ਰਦੀਪ ਨਾਲ ਹੀ ਤੇ ਉਦੋਂ ਦੇਖਿਆ ਸੀ ਵੀ ਐਲਏ ਵਾਲੀ ਪਹਾੜੀ ਤੇ ਟਰੱਕ ਕਿਵੇਂ ਚੀਕਾਂ ਮਾਰ ਰਿਹਾ ਸੋ ਅੱਜ ਕਹਿੰਦੇ ਡਰਾਈਵ ਬਹੁਤ ਸੋਹਣੀ ਆ ਸੈਟਲ ਵੱਲ ਨੂੰ ਸੋ ਦੇਖਦੇ ਆ ਰਾਹ ਦੇ ਵਿੱਚ ਵੀ ਪਹਾੜ ਪਹੁੰਚ ਦੇਖਦੇ ਜਾਵਾਂਗੇ ਤੁਹਾਨੂੰ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਸਟੇ ਟਿਊਨਡ ਫਾਰ J2B ਜਲਦੀ ਗਾਣੇ ਦਾ ਪੋਸਟਰ ਸ਼ੇਅਰ ਕਰਾਂਗੇ ਕੱਲ ਨੂੰ ਜਾਂ ਪਰਸੋਂ ਨੂੰ ਤੇ ਨਾਲੇ ਰਿਲੀਜ਼ ਡੇਟ ਵੀ ਸ਼ੇਅਰ ਕਰਾਂਗੇ ਬਾਕੀ ਸਾਰੀਆਂ ਡੀਟੇਲਸ ਤੇ ਸਾਨੂੰ ਉਮੀਦ ਆ ਕਿ ਤੁਹਾਨੂੰ ਸਾਡੀ ਐਲਬਮ ਦੀ ਵੇਟ ਹੋਊਗੀ ਤੇ ਜਦੋਂ ਐਲਬਮ ਆਊਗੀ ਤਾਂ ਤੁਹਾਨੂੰ ਬਹੁਤ ਪਸੰਦ ਆਊਗਾ J2B ਖੜ ਜਾ ਤੂੰ J ਬਣਾ ਆਪਣੀ ਮੈਂ B ਬਣਾਉਣਾ ਮੈਨੂੰ ਲਾਈਕ ਕਰ ਹੋਣ ਵੀ ਜੇ ਹਾਂ ਹੈ ਨਾ ਆ J2 ਆ B ਹੋ ਗਈ J2B ਸਤਿ ਸ੍ਰੀ ਅਕਾਲ ਤੁਹਾਨੂੰ ਸਾਰਿਆਂ ਨੂੰ ਲਵ ਯੂ ਜੀ ਮੇਕ ਯੂ ਫੀਲ ਸਮ ਟਾਈਪ ਆਫ ਵੇ